ராவிதே கண்டே ਮੈਨੂੰ ਸ਼ੇਰ ਤੇ ਪੂਰਾ ਕਰ ਲੈਂਦੇ ਹੋ ਕਰਦਾ ਕਰਮ ਜਦੋਂ ਫਿਰ ਲਾਉਂਦਾ ਨਹੀਂ ਉਹ ਤੇਰੀ ਕਰਦਾ ਕਰਮ ਜਦੋਂ ਫਿਰ ਲਾਉਂਦਾ ਨਹੀਂ ਉਹ ਤੇਰੀ ਹਾਜ਼ਰੀ ਮੁਕੰਮਲ ਇੱਕ ਦਫਾ ਜੋ ਜੋ ਆਪਣਾ ਪੀਰ ਸਮਝਤਾ ਹੈ ਦਾਤਾ ਕੋ ਅਬ ਹਾਥ ਬੁਲੰਦ ਕਰਕੇ ਕਹੇਗਾ ਦਰ ਦਰ ਕਿਉਂ ਜਾਵਾਂ ਦਰ ਦਰ ਕਿਉਂ ਜਾਵਾਂ ਤੇਰਾ ਪੀਰ ਅਲੀ ਹਜਵੇਰੀ ਦਰ ਦਰ ਕਿਉਂ ਜਾਵਾਂ ਤੇਰਾ ਪੀਰ ਅਲੀ ਹਜਵੇਰੀ ਮੈਂ ਸਦਕੇ ਦਾਤਾ ਤੋਂ ਜਿੰਨਾ ਲੋਰ ਨੂੰ ਆਣ ਵਸਾਇਆ ਸਦਕੇ ਦਾਤਾ ਤੋਂ ਜਿੰਨਾ ਖੈਰ